ਯਾਰ ਪਾਜੀ ਮੈਨੂੰ ਇੰਨੀ ਦੂਰ ਹੈ ਰੇਗਿਸਤਾਨ ਦਿਖਾਉਣ ਲਿਆਏ ਹੋ ਯਾਰ, ਇੱਕ ਇੰਨੀ ਦੇਰ ਤੋਂ ਟੈਨਸ਼ਨ 'ਚ ਕਿਉਂ? ਯਾਰ ਮੈਨੂੰ ਪਿਆਰ ਹੋ ਗਿਆ ਉਸ ਕੁੜੀ ਨਾਲ। ਕਿਹੜੀ ਕੁੜੀ ਨਾਲ ਪਿਆਰ ਹੋ ਗਿਆ? ਉਹ ਜਿਹੜੀ ਮਿਲੀ ਸੀ ਕੌਫੀ ਸ਼ਾਪ ਤੇ, ਉਹ ਗੋਰੀ ਚਿੱਟੀ ਵਾਲੀ, ਤੂੰ ਕਦੋਂ ਵੇਖੀ? ਉਹ ਪਾਜੀ ਮੈਂ ਤਾਂ ਕੱਲ ਫੈਨ ਹੀ ਹੋ ਗਿਆ ਉਸ ਕੁੜੀ ਦਾ ਯਾਰ। ਭਾਬੀ ਆ ਤੁਹਾਡੀ ਫੈਨ ਹੋ ਗਿਆ। ਇੱਕ ਤਾਂ ਪਾਜੀ ਤੁਹਾਡਾ ਓਵਰ ਕੌਨਫੀਡੈਂਸ ਨਾ ਕਿਤੇ ਤੁਹਾਨੂੰ ਲੈ ਬੈਠੇਗਾ। ਬ੍ਰੋ ਓਵਰ ਨਹੀਂ, ਕੌਨਫੀਡੈਂਸ ਹੈ, ਠੀਕ ਹੈ? ਜੇ ਇੰਨਾ ਪਿਆਰ ਕਰਦੇ ਹੋ ਫਿਰ ਮਿਲਣ ਕਿਉਂ ਨਹੀਂ ਜਾਂਦੇ? ਜਾਵਾਂ ਯਾਰ, ਜਾਓ ਯਾਰ, ਸੋਚ ਕੀ ਰਹੇ ਹੋ? ਚੱਲ ਠੀਕ ਹੈ, ਮੈਂ ਚੱਲਦਾ ਫਿਰ। ਚਲੋ ਠੀਕ ਹੈ, ਓਕੇ। ਕੋਈ ਡਾਊਟ ਕਰ ਲੂੰ ਅਫੋਰਡ, ਮੈਂ ਤੈਨੂੰ ਟੈਨਸ਼ਨ ਨਾ ਲੈ, ਚਿੱਲ ਆਊਟ।